ਤੇਰੇ ਨੈਣਾ ਵਾਲਾ ਜਾਦੂ ਨੀ ਖੰਜਰ ਬਣ ਕੇ ਮੇਰੇ ਦਿਲ ਦੇ ਅੰਦਰ ਖੁਬ ਗਿਆ ਤੇਰੇ ਨੈਣਾ ਵਿੱਚ ਮੈਂ ਡੁੱਬ ਜਾਵਾਂ ਰੱਬ ਕਰੇ ਡੁੱਬ ਹੀ ਜਾਵਾਂ अंदर सारे डू